ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂੰ ਪਾਵਾਂ ਭੋਰ ਕੇ ਅੰਨ ਦੀਆਂ ਬੁਰਕੀਆਂ ਮੈਂ ਖਬਰਾਂ ਦੱਸੇ ਜੇ ਤੇਰੀਆਂ ਡਾਕ ਵਾਲਾ ਦੇਵਾਂ ਕੰਨਾਂ ਚੋਂ ਲਾ ਕੇ ਮੁਰਗੀਆਂ ਮੈਂ ਤੇਰੇ ਜਾਣ ਮਗਰੋਂ ਕੁੱਤਾਂ ਗੁੰਦੀਆਂ ਨਾ ਗੁੰਦੀਆਂ ਨਾ ਮੈਂ ਕੁੱਤਾਂ ਗੁੰਦੀਆਂ ਨਾ ਨਾਹੀਂ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ ਨਾਹੀਂ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ ਨਾਹੀਂ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ ਆਸਾਂ ਨੈਣਾਂ ਨੇ ਹਾਲੇ ਤੱਕ ਰੱਖੀਆਂ ਨੇ ਛੇਤੀ ਬੋੜ ਵੇ ਜਿੰਦਾ ਹੱਥੋਂ ਲੰਘੀਆਂ ਨੇ ਤੇਰੇ ਬਾਜ ਕਿਸੇ ਨਾ ਮੇਰੀ ਬਾਸੁਣੀ ਨਾ ਮੇਰੀ ਬਾਸੁਣੀ ਹੁਣ ਮੌਤ ਦੇ ਬਾਲੇ ਨੂੰ ਤੁਰਪੀਆਂ ਮੈਂ ਹੁਣ ਮੌਤ ਦੇ ਬਾਲੇ ਨੂੰ ਤੁਰਪੀਆਂ ਮੈਂ ਹੁਣ ਮੌਤ ਦੇ ਬਾਲੇ ਨੂੰ ਤੁਰਪੀਆਂ ਮੈਂ ਵੱਜਣਾ ਫੇਰ ਸਰੰਗੀਆਂ ਨੇ ਪੈਣਾ ਉੱਠਣਾ ਲੱਗੀਆਂ ਮਹਿਫਲਾਂ ਚੋਂ ਨਹੀਂ ਓ ਰੋਕਣਾ ਸਾਥੀਆਂ ਸੰਗੀਆਂ ਨੇ ਸੂਰੇ ਸਦਾ ਨਾ ਕੱਚਿਆ